ਦੱਬੀ ਜੋ ਯਾਰੋ ਅੱਜ ਕੋਈ ਅਮਲੀ ਦਾ ਡੰਗ ਸਾਰੋ ਸਾਡੀ ਰੁਚੀ ਫਿਰੇ ਕਰ ਸਾਰੋ ਕੌਣ ਬਣਾਵੇ ਧੀਰ ਨੂੰ ਹਾਏ ਜਿੰਦ ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ ਵੇਲੀਓ ਹਾਏ ਜਿੰਦ ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ तू समझाना चाहती मेरी रता समझ नहीं आती पिछों वैन फिरेंगी पाँगी दुनिया सुननी कर गया वे हाय सौरे जा जाया खांदा पींदा मर गया वे पिटेंगी है सौरे जा जाया तू खांदा पींदा मर गया वे ਆਪਣੇ ਜੇ ਬਖਸ਼ੇ ਨੇ ਨਿਆਣੇ ਆਪੇ ਦੇਊ ਖਾਣ ਨੂੰ ਦਾਣੇ ਉਹਦੀਆਂ ਗੱਲਾਂ ਉਹੀਓ ਜਾਣੇ ਤੈਨੂੰ ਫਿਕਰ ਨਾ ਪੂਰਾ ਨੀ ਮੇਰੇ ਜਿਉਂਦੇ ਜੀ ਤੈਨੂੰ ਕਿਸ ਗੱਲ ਦਾ ਚੋਰਾ ਨੀ ਡੱਬੀਰੇ ਕਿਸੇ ਖੂੰਜੇ ਦੇ ਵਿੱਚੋਂ ਘੋੜਾ ਲੱਗੀ ਹੋਈ ਲੱਭ ਜਾਂਦੀ ਆ ਖਾ ਲੈਂਦਾ ਕੀ ਆਦਾ ਉਹ ਐਵੇਂ ਕਿਹੜੀਆਂ ਗੱਲਾਂ ਨੂੰ ਚੁਰਦੀ ਨੀ ਹੁਣ ਮੈਨੂੰ ਲੋੜੇ ਦੀ ਗੱਲ ਫੁਰਦੀ ਢਿੱਡ ਵਿੱਚ ਜਾਏ ਨਾਗਣੀ ਫੁਰਦੀ ਖੁਸ਼ੀ ਜਿਹੀ ਚੜ੍ਹਦੀ ਜਾਂਦੀ ਏ ਮਾਨ ਮਰਾੜਾਂ ਵਾਲੇ ਦੀ ਅੱਖ ਖੜਦੀ ਜਾਂਦੀ ਏ